ਅਸੀਂ ਮਾਣੂ ਮੁਹਬਤੀ ਨ ਜਾਣੂ ਦੋਖੋ ਦਗਾ ਪਰਖੀ ਡਿਸੋ ਪਿਆਰ ਮੇਂ ਆਹੂੰ ਦਿਲ ਜਾ ਸਾਫ ਸਚਾ ਹੋ ਸਿਰ ਡਿਣ ਵਾਰਾ ਆਹੂੰ ਸੰਗਤ ਮੈਂ ਸਦਾ ਅਖਤਰ ਜਾਣੇ ਖੁਦਾ ਪੁਜਾਰੀਆਂ ਆਹੂੰ ਪਿਆਰ ਜਾ ਸਾਂ ਤੇ ਆ असीं।